ਕਦੋਂ ਕਾੜਾ ਉੱਤੇ ਛਪਣੇ ਨੇ ਨਾਮ ਵੇ, ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ, ਕਦੋਂ ਕਾੜਾ ਉੱਤੇ ਛਪਣੇ ਨੇ ਨਾਮ ਵੇ, ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ, ਕਦੋਂ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ, ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਨਾਲੇ ਜਿਹੜੇ ਯਾਰ ਬੇਲੀ ਤੁਹਾਡੇ ਖਾਸ ਨੇ, ਕਦੋਂ ਪੱਕੇ ਤੋਰੀ ਉੱਤੇ ਭਾਬੀ ਕਹਿਣਗੇ, ਕਿਹੜਾ ਲੱਗਣਾ ਗਵਈਆ ਸਾਡੇ ਵਿਆਹ 'ਚ, ਕਿਹੜੇ ਪੈਲੇਸ 'ਚ ਭੰਗੜੇ ਜੀ ਪੈਣਗੇ, ਗੱਲ ਸੁਣ ਲਵ ਮੇਰੀ ਸਾਫ ਸਾਫ ਜੀ, ਮੇਰਾ ਤੁਹਾਡੇ ਬਿਨ ਪਿੰਦ ਨਾ ਸਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਦਿਲ ਇਹ ਦੂਰੀ ਨਾ ਜਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ, ਸੋਹਰੇ ਪਿੰਡ ਵਾਲੀਆਂ, ਕਦੋਂ ਮੁੱਕਣਾ ਏ ਜੱਬ ਫੋਨ ਵਾਲਾ ਜੀ, ਹੋਰ ਸਦਰਾਂ ਨਾ ਜਾਂਦੀਆਂ ਸੰਭਾਲੀਆਂ, ਸੋਹਣ ਜੱਗੀ ਦੇ ਸੰਘੇੜੇ ਪਿੰਡ ਵਾਲਿਆ, ਸਾਰੇ ਚਾਹ ਤੇਰੇ ਅੱਗੇ ਨੇ ਤੇਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ, ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ, ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ